ਸਤਨਾਮ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਦਰ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰ ਸਗਲ ਬਨ ਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਭਜੰਤ ਤੇਰੀ ਸਹਿਸ ਤਵ ਨੈਣ ਨਨ ਨੈਣ ਹੈ ਕੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇਵ ਚਲਤ ਮੋਹੀ ਸਭ ਮੈਂ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਾਵੇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੋ ਮੋਰੇ ਆਹਿ ਪਿਆਸਾ ਕਿਰਪਾ ਜਲ ਦੇ ਨਾਨਕ ਸੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਰੋਰਸਾ ਨਾਮ ਤੇਰੋ ਕੇਸਰੋ ਲੇ ਛੁਟਕਾਰੇ ਨਾਮ ਤੇਰੋ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਕਮਲਾ ਪਾਤੀ ਰਾਮ ਭਗਤ संदेया तेर देव देवा कर आद पत आद समाई सित समाद संत ने दिखाया लाग रहे गोविंद दास तुहार सत प्रिय अकाल पुरख जी का ध्यान करके खालसा भी बोलो जी वाहेगुरु सच्चे पातशाह जीओ आप जी रे हजूरा शब्द चौंकी आरती साहब जी की अरदास कुल चौक आप करने सिखा कर दे सोदे सरवा कलाए वंद हो माड़ा नानक नाम कबीरा देवे पाणी सरवा कलाए फिर कर बैसो हर जन प्यारे हर जन प्यारे सतगुर तुम रे काज सवारे सतगुर तुम रे काज सवारे दुष्ट दूत परमेश्वर मारे दुष्ट दूत परमेश्वर मारे जन की पैज रखी करता रे Shasha घर बैसो हर जन प्यारे फिर घर बैसो हर जन प्यारे सतगुर तुमरे काज सवारे सतगुर तुमरे काज सवारे Thank you. ਸਤਿਗੁਰ ਸੁਣੀਂਦਾ ਜੈਸਾ ਸਤਿਗੁਰ ਸੁਣੀਂਦਾ من کیا کہتا ہوں کیا کہتا من کیا کہتا ہوں کیا کہتا من کیا کہتا Don't take it. आगे क्या कहता मन क्या कहता भाव क्या कहता मन क्या कहता भाव क्या कहता ऐसो जान पाए मन आनंद आन नबियो करता ऐसो जान पाए मन आनंद आन नबियो जान प्रवीण ठाकुर प्रभु मेरे जान प्रवीण ठाकुर प्रभु मेरे इस आगे क्या कहता मन क्या कहता ओ क्या कहता जान प्रवीण ठाकुर प्रभु मेरे जान प्रवीण ठाकुर प्रभु मेरे इस आगे क्या कहता मन क्या कहता हम क्या कहता मन क्या कहता हम क्या कहता हर रंग न कबहु लहता कहो नानक कहो नानक प्रभ पै हर रंग ना कब हूँ लहता हर रंग ना कब हूँ लहता राम रंग कदे उतर ना जाए हर रंग ना कब हूँ लहता राम रंग कदी उतर ना जाए गुरपुरा जिस दे बुझाए कहो नानक गुर पै दयारा हर रंग न कबहु लहता हर रंग न कबहु लहता हर रंग मन क्या कहता, ओ क्या कहता जान प्रवीण ठाकुर प्रभ मेरे जान प्रवीण ठाकुर प्रभ मेरे इस आगे क्या कहता मन क्या कहता गाँव क्या कहता मन क्या कहता मन क्या कहता Thank you. میں سہاگ تم ہی سندر تم ہی سہاگ تم کر لالن تم کر پاک تم کر لالن تم کر پاک ਪਾਲ ਪ੍ਰਭ ਆਪ ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ ਸੁਨਰੀ ਸਖੀ ਇਹ ਹਮ ਸਹੇਲੜੀਓ ਬਣ ਜਾ ਰਾਮ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹ ਨਿਹ ਚਲ ਚੋਰ ਛੱਤ ਪੌੜੀ ਬੁੱਢੀ ਮਟਪਾ ਤੇਰਾ ਵਰਤਵਾ ਰੰਗ ਰੰਗ ਦੀ ਕਰਤਵਾ ਜੀ ਅੰਦਰ ਜੀ ਉਹ ਸਭ ਜਾਣ ਲਾ ਸਭ ਤੇਰੇ ਵਾਸਤੇ ਰਹਾ ਭਰਾ ਤੇਰੇ ਕੰਨ ਨੰਦ ਵਧਾਏ ਤੁਧ ਕਰ ਮਾਣ ਮੰਤ ਆਪਣੇ ਆਪ ਜਰ ਸਰਬ ਕਲਾ ਭਰਪੂਰ ਸਹਿਜਤ ਕਥਾ ਨਾਨਕ ਦਾਸਨ ਦਾਸ ਤੇਰਾ ਕੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਵਾਹਿਗੁਰੂ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਨ ਕਰਤਬਾ ਜੀ ਆਂਦਰ ਜੀ ਉਹ ਸਭ ਕੀ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਾਤਾ ਤੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਅਗੈ ਬਿਨਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਦੂਰ ਕਰਮੀਆਂ ਪੋਆਪੜੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ